ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸਰਣ ਸੰਤ ਟਹਿਲ ਕਰੀ ਤੰਦ ਬੰਦ ਯਾਰ ਸਗਲ ਜੰਜਾਰੋ ਆਵਰ ਕਾਜ ਤੇ ਛੂਟ ਪਰੀ ਸੰਤ ਸਰਣ ਸੰਤ ਟਹਿਲ ਕਰੀ ਤੰਦ ਬੰਦ ਯਾਰ ਸਗਲ ਜੰਜਾਰੋ ਆਵਰ ਕਾਜ ਤੇ ਛੂਟ ਪਰੀ ਬਰਨ ਨਾ ਸਾਕਾ ਗੁਰ ਪੂਰੇ ਮੇਰੀ ਉਲਟ ਤਰੀ ਵੇਖਿਓ ਮੋਹਨ ਸਭ ਕੈ ਸੰਗੇ ਕਹੁ ਨਾਨਕ ਮੇਰੀ ਪੂਰੀ ਪਰੀ ਵੇਖਿਓ ਮੋਹਨ ਸਭ ਕੈ ਸੰਗੇ ਸਗਲ ਭਰੀ ਪੂਰਨ ਪੂਰ ਰਹਿਓ ਕਿਰਪਾਨ ਕਹੁ ਨਾਨਕ ਮੇਰੀ ਪੂਰੀ ਪਰੀ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾਂ ਸੰਤ ਸਰਣ ਸੰਤ ਟਹਿਲ ਕਰੀ ਤੰਦ ਬੰਦ ਅਰ ਜਗ ਸਗਲ ਜੰਜਾਰੋ ਆਵਰ ਕਾਜ ਤੇ ਛੂਟ ਪਰੀ।